ਕੁੜੀ ਇਫ ਯੂ ਡੋਂਟ ਮਾਈਂਡ ਕੁੜੀਏ ਕਿਤੇ ਤੂੰ ਵੇਖੀ ਲੱਗਦੀ ਇਫ ਯੂ ਡੋਂਟ ਮਾਈਂਡ ਕੁੜੀਏ ਕਿਤੇ ਤੂੰ ਵੇਖੀ ਲੱਗਦੀ ਇਫ ਯੂ ਡੋਂਟ ਮਾਈਂਡ ਕੁੜੀਏ ਕਿਤੇ ਤੂੰ ਵੇਖੀ ਲੱਗਦੀ ਇਫ ਯੂ ਡੋਂਟ ਮਾਈਂਡ ਇਫ ਯੂ ਡੋਂਟ ਮਾਈਂਡ ਇਫ ਯੂ ਡੋਂਟ ਮਾਈਂਡ ਕੁੜੀਏ ਕਿਤੇ ਤੂੰ ਵੇਖੀ ਪਤਾ ਨੀ ਕਿੰਨੇ ਆਦੇ ਨੀ ਤੇਰੇ ਕਦਮਾਂ ਦੇ ਵਿੱਚ ਚੁੱਕਣੇ ਮੁੰਡਿਆਂ ਵਿੱਚ ਤੇਰੀਆਂ ਗੱਲਾਂ ਹਰ ਇੱਕ ਨੂੰ ਤੇਰੇ ਸੁਪਨੇ ਦਿਲ ਪਤਾ ਨੀ ਕਿੰਨੇ ਆਦੇ ਨੀ ਤੇਰੇ ਕਦਮਾਂ ਦੇ ਵਿੱਚ ਚੁੱਕਣੇ ਕਰ ਕਰ ਤੇਰੀਆਂ ਮਿੰਨਤਾਂ ਥੱਕ ਗਏ ਕਿਉਂ ਨੀ ਤੂੰ ਦੱਸਦੀ If you don't mind, kudiye kithe tu vekhi lagdi. If you don't mind, kudiye kithe tu vekhi lagdi. If you don't mind, if you don't mind, if you don't mind, kudiye kithe tu vekhi lagdi. So what? Maine jab tujhe pehli baari dekha, pehla mile kithe ja koi pullekha. Kyun aisa lagta hai tu meri main tera bol rahi hai meri haathon ki rekha. ਤੇਰਾ ਰੰਗ ਗੋਰਾ ਗੋਰਾ ਗੋਰੇ ਰੰਗੀ ਉੱਤੇ ਲਾਲ ਬੁੱਲੀਆਂ ਦੀ ਗੱਲ ਹੋਰਾ ਪਰ ਜੇ ਤੂੰ ਮੇਰੇ ਨਾਲ ਖੜ ਜਿੰਨੀ ਫਿਰ ਵੇਖੀ ਤੇਰੀ ਸਹੇਲੀਆਂ ਚ ਬਣੂ ਤੇਰਾ ਟੋਰਾ If you don't mind, kudiye kithe tu vekhi lagdi. If you don't mind, kudiye kithe tu vekhi lagdi. If you don't mind, if you don't mind, if you don't mind, kudiye kithe tu vekhi lagdi. If you don't mind, kudiye kithe tu vekhi lagdi. If you don't mind, kudiye kithe tu vekhi lagdi. ਤੈਨੂੰ ਵੇਖ ਵੇਖ ਸਾਡੇ ਸੋ